ਦੁੱਖ ਉਤਾਰੇ ਗੁਰ ਨਾਮ ਦਿਓ ਰਨ ਲੱਠ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹੱਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਚਲ ਬਿਖ ਦੁੱਖ ਉਤਾਰੇ ਗੁਰ ਨਾਮ ਦਿਓ ਰਿਣ ਲੱਥ ਮੇਰੇ ਮਨ ਭਜ ਰਾਮ ਨਾਮ ਸਭ ਅਰਥ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥ ਰਹਿ ਬਿਨ ਗੁਰ ਮੂੜ ਭਈ ਹੈ ਮਨਮੁਖ ਤੇ ਮੋਹ ਮਾਇਆ ਨਿਤ ਫੱਥ ਤਿਨ ਸਾਧੂ ਚਰਨ ਨਾ ਸੇਵੇ ਕਬ ਤਿਨ ਸਭ ਜਨਮ ਅਕਥ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥ ਮੋ ਕਉ ਕੀਜੈ ਦਾਸ ਦਾਸ ਦਾਸਨ ਕਉ ਹਰ ਦਇਆ ਧਾਰ ਜਗਨਨਾਥ ਹਮ ਅੰਧੜੇ ਗਿਆਨਹੀਨ ਅਗਿਆਨੀ ਕਿਉ ਚੱਲ ਮਾਰਗ ਪੰਥ ਹਮ ਅੰਧਲੇ ਕਉ ਗੁਰ ਅੰਚਲ ਦੂਜਾ ਜਨ ਨਾਨਕ ਚਲ ਮਿਲੰਥ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚੱਲ ਮਾਰਗ ਪੰਥ ਹਮ ਅੰਧਲੇ ਕਉ ਗੁਰ ਅੰਚਲ ਦੂਜਾ ਜਨ ਨਾਨਕ ਚਲ ਮਿਲੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जैत सरी महला चौथा धर पहला चौपदे एक ओंकार सतगुर प्रसाद मेरा हियर रतन नाम हर बसया गुर हाथ धरियो मेरा माथा जन्म जन्म के किल बिख दुख उतरे गुर नाम दियो रेन लाथा।